ਮਿੱਤਰਾਂ ਦਾ ਕੋਈ ਘਰ ਬਾਰ ਨੀ, ਮਿੱਤਰਾਂ ਦਾ ਕੋਈ ਘਰ ਬਾਰ ਨੀ, ਉੜਦੇ ਹਵਾ ਦੇ ਵਿੱਚ ਯਾਰ ਨੀ, ਉੜਦੇ ਹਵਾ ਦੇ ਵਿੱਚ ਯਾਰ ਨੀ, ਮਿੱਤਰਾਂ ਦਾ ਕੋਈ ਘਰ ਬਾਰ ਨੀ, ਉੜਦੇ ਹਵਾ ਦੇ ਵਿੱਚ ਯਾਰ ਨੀ, ਰੌਂਦ ਚੱਲਦੇ ਤੇ ਬੰਦੇ ਮੂਰੇ ਥੱਲਦੇ ਓ ਦਾਦੀ ਫਿਰੇ ਨੱਚਦਾ, ਦੇਖੋ ਡਰੋਨ ਕੋਲ ਕਿੰਨਾ ਚਿਰ ਵੱਜਦਾ, ਰਿੱਧੀਆਂ ਦੇ ਵਿੱਚ ਬਗਦਾਦੀ ਫਿਰੇ ਨੱਚਦਾ, ਦੇਖੋ ਡਰੋਨ ਕੋਲ ਕਿੰਨਾ ਚਿਰ ਵੱਜਦਾ, ਜਿੰਦ ਦੱਬਦੇ ਯਜ਼ੀਦੀ ਜਿਹੜੇ ਕਬਰਾਂ ਚ ਡੱਟਣ ਕੀ ਤਕਦੀਰ ਨੂੰ, ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਨੀ ਆਖਦੀ ਸ਼ਮੀਰ ਵੀਰ ਨੂੰ, ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਨੀ ਆਖਦੀ ਸ਼ਮੀਰ ਵੀਰ ਨੂੰ, ਸ਼ਮੀਰ ਵੀਰ ਪਸਤੌਲ ਮਹਿਗ ਨਵਦਾ, ਬੁਲਟ ਪ੍ਰੂਫ ਚਾਦਰਾਂ ਨੂੰ ਜਾਵੇ ਪੰਨ ਦਾ, ਹੱਲ ਹੀ ਚੜਾਇਆ ਪਸਤੌਲ ਮਹਿਗ ਨਵਦਾ, ਬੁਲਟ ਪ੍ਰੂਫ ਚਾਦਰਾਂ ਨੂੰ ਜਾਵੇ ਪੰਨ ਦਾ, ਥੁੱਕ ਗਿੱਟਿਆਂ ਨੂੰ ਰਾਹ ਲਾ ਕੇ ਭੱਜਦੇ ਨੀ ਰਾਣਾ ਲੱਭਦਾ ਕਤੀਰ ਨੂੰ, ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਨੀ ਆਖਦੀ ਸ਼ਮੀਰ ਵੀਰ ਨੂੰ, ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਨੀ ਆਖਦੀ ਸ਼ਮੀਰ ਵੀਰ ਨੂੰ, ਚਿੱਟਾ ਯਾਰਾਂ ਦਾ ਸਟਾਈਲ ਚਿੱਟਾ ਯਾਰਾਂ ਦਾ ਸਟਾਈਲ, ਝਟਕਾ ਦਾ ਬਲੀਏ ਨੀ ਨਿਰੀਓ ਮਜ਼ੈਲ ਹੈ,